ਆਪ ਜੀਨਾ ਖਤਮ ਹੋਵੇ ਕਰਦਾ ਇਗਨੋਰ ਮੈਨੂੰ ਕਿਉਂ ਜਿਹਾ ਫੇਸ ਦਾ ਹਾਲ ਕੀ ਹੋ ਗਿਆ ਮੇਰਾ ਤੇਰੇ ਕਰਕੇ ਅੱਜ ਚਲ ਵਿਆਹ ਕਰਵਾਈਏ ਲੋਕਡਾਊਨ ਵਿੱਚ ਕੱਟ ਹੋਣੇ ਖਰਚੇ ਲੈ ਦੇ ਛੱਲਾ ਛੱਲਾ ਡਾਇਮੰਡ ਦਾ ਛੱਲਾ ਲੈ ਦੋ ਹਾਂਜੀ ਦਿਲ ਮੇਰਾ ਕਰਦਾ ਤੇਰੇ ਇੱਕ ਟੱਕਾ ਵਾ ਬਸ ਮੇਰਾ ਚੱਲਦਾ ਨਾ ਜੀ ਲੈ ਦੋ ਛੱਲਾ ਛੱਲਾ ਡਾਇਮੰਡ ਦਾ ਛੱਲਾ ਲੈ ਦੋ ਹਾਂਜੀ ਦਿਲ ਮੇਰਾ ਕਰਦਾ ਤੇਰੇ ਇੱਕ ਟੱਕਾ ਵਾ ਬਸ ਮੇਰਾ ਚੱਲਦਾ ਨਾ ਜੀ ਡੇਟ ਕਿਤਾ ਕਿਸੇ ਹੋਰ ਨੂੰ ਸਾਬਤ ਲਾ ਲਈ ਤੈਨੂੰ ਕਰਦੇ ਪਿਆਰ ਬਹੁਤ ਗਲ ਵਿੱਚ ਦਿਮਾਗ ਚ ਪਾ ਲਈ ਕਦੇ ਹੱਥ ਫੜ ਕੇ ਤੂੰ ਕਹਿੰਦਾ ਮੈਨੂੰ ਪਿਆਰ ਬਹੁਤ ਕਰਦਾ ਗੁੱਸਾ ਨਾ ਕਰਿਆ ਕਰ ਬੇਬੇ ਗਲ ਕਰ ਲਿਆ ਕਰ ਸਾਂਝੀ ਲੈ ਦੇ ਛੱਲਾ ਛੱਲਾ ਡਾਇਮੰਡ ਦਾ ਛੱਲਾ ਲੈ ਦੋ ਹਾਂਜੀ ਦਿਲ ਮੇਰਾ ਕਰਦਾ ਤੇਰੇ ਇੱਕ ਟਕਾ ਚੱਲਦਾ ਨਹੀਂ ਮੇਰਾ ਬਸ ਜੀ ਗੱਲ ਛੱਲੇ ਦੀ ਕੀ ਕਰਦੀਆਂ ਰਾਣੀ ਹਾਰ ਬਣਾ ਦਾਂ ਓ ਚੱਲ ਮਿੱਤਰਾਂ ਦੇ ਨਾਲ ਗੋਰੀਏ ਹੀਰਿਆਂ ਵਿੱਚ ਜੜਾ ਦਾਂ ਦਿਲ ਦਾ ਰਾਜਾ ਗੱਭਰੂ ਮੈਂ ਕਿਹਾ ਵੇਖ ਜ਼ਰਾ ਅਜ਼ਮਾ ਕੇ ਤੂੰ ਮੂਡ ਬਣਾ ਇੱਕ ਵਾਰ ਬਿਲੋ ਮੈਂ ਲੋਕਡਾਊਨ ਖਲਵਾ ਦਾਂ ਜਦ ਹੁੰਦੀਆਂ ਵਿੱਚ ਪੁਰਸ਼ ਦੇ ਗੇੜੀਆਂ ਲਾਉਂਦਾ ਨਾਲ ਯਾਰਾਂ ਦੇ ਦਿਲੀ ਮੈਨੂੰ ਵੀ ਕਿਤੇ ਲੈ ਜਾਇਆ ਕਰ ਜਦ ਹੋਵਾਂ ਮੈਂ ਦਿਲੀ ਤੂੰ ਕਿੰਨਾ ਵੇਟ ਕਰਾਉਂਦਾ ਕਦੇ ਨਾ ਆਵੇ ਟਾਈਮ ਤੇ ਸ਼ਾਮੇ ਕਰ ਨੂੰ ਮੇਰੇ ਵਿੱਕੀ ਸੰਧੂ ਤੇਰੇ ਨਾਲ ਰੁਸ ਕੇ ਬੈਠੀ ਤਾਂ ਜੀ ਲੈ ਦੇ ਛੱਲਾ ਛੱਲਾ ਡਾਇਮੰਡ ਦਾ ਛੱਲਾ ਲੈ ਦੋ ਹਾਂਜੀ ਦਿਲ ਮੇਰਾ ਕਰ ਦੇ ਸੋਹਣੀਏ ਰੀਝ ਪਗਾਵਾਂ ਤੇਰੀ ਹੋ ਚੱਕ ਡਾਇਮੰਡ ਦਾ ਛੱਲਾ ਦੱਸ ਕੋਈ ਹੋਰ ਡਿਮਾਂਡ ਜੇ ਤੇਰੀ ਹੋ ਨਾ ਗੋਆ ਨਾ ਸ਼ਿਮਲੇ ਨੀ ਮੈਂ ਵੱਡੇ ਪਲੈਨ ਬਣਾਵਾਂ ਹੋ ਰੁੱਸਿਆ ਨਾ ਕਰ ਕੁੜੀਏ ਨੀ ਚੱਲ ਸਿਡਨੀ ਲੈ ਕੇ ਜਾਵਾਂ